ਵੀ ਡਾਕਟਰ ਆ ਜਾ ਫੇਰ ਆ ਖੋਰਪੀ ਨੈਰੋ ਸਲਵਾਰ ਸੂਟ ਰੈੱਡ ਮੁੰਡਿਆ ਕਰਾਚ ਦੀ ਕਮਾਨ ਜਿੱਥੇ ਸਮਝ ਸਵੈਗ ਦੀ ਕਿ ਨਹੀਂ।